ਲੰਘ ਲੰਘ ਜਾਂਦੇ ਅਮਲਾਬਾਦ ਅਮਲਾਬਾਦ ਲੰਘ ਲੰਘ ਜਾਂਦੇ ਕੱਲ ਕੱਲ ਗਾਫਲ ਖੁੱਲੇ ਡੁੱਬਰ ਨਾ ਦੇਣੇ ਸੁਲਤਾਨੀ ਸਾਊਂਡ ਤੁਹਾਡਾ ਬਹੁਤ ਸ਼ੁਕਰੀਆ ਅਲੀ ਫੱਲਾ।